ਚੜਿਆ ਮਿੱਤਰੋ, ਖੁਸ਼ੀਆਂ ਨੇ ਹੱਥ ਫੜਿਆ ਮਿੱਤਰੋ, ਰਾਤ ਗਈ ਦਿਨ ਚੜਿਆ ਮਿੱਤਰੋ, ਖੁਸ਼ੀਆਂ ਨੇ ਹੱਥ ਫੜਿਆ ਮਿੱਤਰੋ, ਦਿਲ ਛਲਾਂਗਾ ਮਾਰੇ ਜਦ ਜਦ ਢੋਲ ਹੈ ਵੱਜਦਾ, ਅੱਜ ਮੇਰਾ ਨੱਚਣ ਨੂੰ ਮਲੰਗੇ, ਸਾਰਾ ਦਿਲ ਮਸਤੀ ਵਿੱਚ ਰੰਗੇ, ਮੌਜਾਂ ਵਿੱਚ ਜਿੰਦੜੀ ਲੰਘ ਜਾਣੀ ਏ, ਨੱਚਣਾ ਏ ਪਾਵਾਂ ਚੱਕ ਚੱਕ ਕੇ, ਕੋਈ ਨਾ ਬੈਠੇਗਾ ਅੱਜ ਥੱਕ ਕੇ, ਪੈਰਾਂ ਦੇ ਨਾਲ ਧਰਤੀ ਹਿਲਾਣੀ ਏ, ਓ ਲੱਗੇ ਮੇਲੇ ਯਾਰਾਂ ਵਾਲੇ, ਹੈ ਸ਼ੁਕਰ ਰੱਬ ਦਾ ਅੱਜ ਮੇਰਾ